ਉੱਤੇ ਉੱਤੇ ਕੰਡੇ ਉੱਤੇ ਕੰਡੇ ਉੱਤੇ ਉੱਤੇ ਕੰਡੇ ਉੱਤੇ ਖੜੀਓ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਕੰਡੇ ਉੱਤੇ ਮਹਿਰ ਮਾਵੇ ਮੈਂ ਤੇ ਕਦੋਂ ਦੀ ਖੜੀ ਕੰਡੇ ਉੱਤੇ ਮਹਿਰ ਮਾਵੇ ਮੈਂ ਤੇ ਕਦੋਂ ਦੀ ਖੜੀ ਖੜੀ ਵੇ ਕੰਡੇ ਉੱਤੇ ਮਹਿਰ ਮਾਵੇ ਮੈਂ ਤੇ ਕਦੋਂ ਦੀ ਖੜੀ ਕੰਡੇ ਉੱਤੇ ਮਹਿਰ ਮਾਵੇ ਮੈਂ ਤੇ ਕਦੋਂ ਦੀ ਖੜੀ ਖੜੀ ਦਿਲ ਵਿੱਚ ਸ਼ੌਕ ਮਿਲਣ ਦਾ ਮੇਰੀ ਇਸ਼ਕ ਦੀ ਚੜੀ ਚੜੀ ਵੇ ਦਿਲ ਵਿੱਚ ਸ਼ੌਕ ਮਿਲਣ ਦਾ ਮੇਰੀ ਇਸ਼ਕ ਦੀ ਕੰਡੇ ਉੱਤੇ ਮਹਿਰ ਮਾਵੇ ਕੰਡੇ ਉੱਤੇ ਮਹਿਰ ਮਾਵੇ ਮੈਂ ਤੇ ਕਦੋਂ ਦੀ ਖੜੀ ਖੜੀ ਕੰਡੇ ਉੱਤੇ ਉੱਤੇ ਕੰਡੇ ਉੱਤੇ ਕੰਡੇ ਉੱਤੇ ਉੱਤੇ ਕੰਡੇ ਉੱਤੇ ਕੰਡੇ ਉੱਤੇ ਉੱਤੇ ਕੰਡੇ ਉੱਤੇ ਕੰਡੇ ਉੱਤੇ ਉੱਤੇ ਕੰਡੇ ਉੱਤੇ ਖੜੀਓ ਮੈਨੂੰ ਤੇਰੀ ਦੀਦ ਦਾ ਚਾਜ ਵਕਤ ਨਿਦਾ ਨਿਕਲੇ ਮੇਰਾ ਸਾਥ ਤੱਕਦੇ ਤੱਕਦੇ ਮੇਰੇ ਬੇਪਰਵਾਹ ਹੁਣ ਆਵੀ ਜਾ ਮੇਰੇ ਬੇਪਰਵਾਹ ਹੁਣ ਆਵੀ ਜਾ ਤੱਕ ਗਈ ਏ ਨਿਗਾਹ ਤੱਕਦੇ ਤੱਕਦੇ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਮੈਨੂੰ ਤੇਰੀ ਆਉਂਦੀ ਕਾ ਕੰਡੇ ਉੱਤੇ ਕੰਡੇ ਉੱਤੇ ਮਹਿਰ ਬਾਵੇ ਮੈਂ ਤੇ ਕਦੋਂ ਆਪ ਵੀ ਅਵੱਲਾ ਇਹਦੇ ਕੰਮ ਵੀ ਅਵੱਲੇ ਇਸ਼ਕ ਆਪ ਵੀ ਅਵੱਲਾ ਇਹਦੇ ਕੰਮ ਵੀ ਅਵੱਲੇ ਜਿਹਦੇ ਪੇਸ਼ ਪੈ ਜਾਂਦਾ ਕੱਖ ਛੱਡਦਾ ਨੀ ਪੱਲੇ ਪੱਲੇ ਬਸ ਬਹੁਤ ਬੁਰੀ ਨੇਰੀ ਇਸ਼ਕ ਦੀ ਬਹੁਤ ਬੁਰੀ ਨੇਰੀ ਇਸ਼ਕ ਦੀ ਬਹੁਤ ਬੁਰੀ ਨੇਰੀ ਇਸ਼ਕ ਦੀ ਲੜੀ ਲੜੀ ਜਿੰਦ ਯਾਰ ਦੇ ਹਵਾਲੇ ਅੱਖ ਦੂਜੇ ਦੇ ਨਾ ਲੜੀ ਲੜੀ ਵਕੁੰਡੇ ਉੱਤੇ ਮਹਿਰ ਪਾਵੇ ਮੈਂ ਤੇ ਕਦੋਂ ਦੀ ਖੜੀ ਖੜੀ ਵਕੁੰਡੇ ਉੱਤੇ।